ਆਹੋ ਗੇੜੀ ਗੂੜੀ ਮਾਰੂੰਗਾ ਭੁਲੇਖਾ ਕੱਢ ਦੇ ਦੇਣਾ ਕਿ ਨੀ ਦੇਣਾ ਦਿਲ ਸਿੱਧਾ ਦੱਸ ਦੇ ਤੇਰੇ ਹੋਮ ਨਾ ਫਲੈਟ ਮੇਰੇ ਪੱਕੇ ਯਾਰ ਦਾ ਇੰਜ ਗਲੀ ਤੇਰੀ ਆਉਣ ਦਾ ਬਹਾਨਾ ਹੋ ਗਿਆ ਬੜੀ ਸੋਚ ਸਿਰੇ ਦੀ ਪਾਲਣਾ ਪਟਾਕੇ ਜਦੋਂ ਦਿਨ ਫਿਰੇ ਨੀ ਓ ਜਾਣ ਜਾਣ ਫਿਰਦੀਆਂ ਰਾਹ ਡੱਕਦੀ ਸਹੇਲੀਆਂ ਨਾਲ ਰਲ ਫਿਰ ਟਾਈਮ ਚੱਕਦੀ ਕਰੇ ਨਾ ਵੇ ਕਰੇ ਐ ਸ਼ਕੀਨ ਗੱਭਰੂ ਭਾਵੇਂ ਵੈਰੀ ਸਾਰਾ ਹੀ ਜ਼ਮਾਨਾ ਹੋ ਗਿਆ ਚੰਡੀਗੜ੍ਹ ਵਿੱਚ ਜ਼ਿੰਦਗੀ ਲੰਘਾ ਲਈ ਡਾਕੂ ਨਾ ਤੋਂ ਗੱਭਰੂ ਦੀ ਛੇੜ ਪਾ ਲਈ ਸੀੜੀ ਚਮਕੀਲੇ ਦੀ ਉਹ ਲਾਈ ਰੱਖਦਾ ਦੂਜੇ ਦਿਨ ਪੰਗਾ ਪੁੰਗਾ ਪਾਈ ਰੱਖਦਾ ਉਹ ਜ਼ਿੰਦਗੀ ਹੈ ਮਾਪਿਆਂ ਤੋਂ ਵਾਰਦਾ ਪਾਪਾ ਕੀ ਯਾਰਾ ਨਾਮ ਦਿਲ ਦਾ ਬਿਆਨਾ ਹੋ ਗਿਆ ਹੈਵੀ ਤੇਰੀ ਬੋਡੀ ਸੋਲ ਜੀ ਹਾਰ ਮੂਰੇ 10 ਸੈਂਟਰ ਉਹਦਾ ਰੋਲ ਕੀ ਏਕੇ 47 ਵਾਲਾ ਹੁੱਕਾ ਖਿੱਚਦਾ ਮੁੰਡਾ ਗੱਲਾਂ ਵਿੱਚ ਪਾ ਕੇ ਦੁਨੀਆ ਨੂੰ ਜਿੱਤਦਾ ਰਾਜਫਤਿਹਪੁਰ ਜਦੋਂ ਖੇਡੀ ਸ਼ਤਰ ਰੰਜ ਖਾਲੀ ਕਹੇਗੀ ਦਿਮਾਗ ਵਾਲਾ ਖਾਨਾ ਹੋ ਗਿਆ ਟਾਊਨ ਤੇਰੀ ਆਉਣਾ ਜਾਣਾ ਰਹਿੰਦਾ ਯਾਰ ਦਾ ਕਿਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਿਆ ਜਿਹੜੇ ਸੌਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ ਜਿਹੜੇ ਹਰ ਇੱਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ।